ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾ ਮੋਹੇ ਮਸਕੀਨ ਪ੍ਰਭ ਨਾਮ ਆਧਾਰ ਖਾਟਣ ਕੋ ਹਰ ਹਰ ਰੋਜ਼ਗਾਰ ਸਾਂਚਣ ਕੋ ਹਰ ਏਕੋ ਨਾਮ ਹਾਲਤ ਪਾਲਤ ਤਾਕੈ ਆਵੈ ਕਾਮ ਮੋਹੇ ਮਸਕੀਨ ਪ੍ਰਭ ਨਾਮ ਆਧਾਰ ਖਾਟਣ ਕੋ ਹਰ ਹਰ ਰੋਜ਼ਗਾਰ ਸਾਂਚਣ ਕੋ ਹਰ ਏਕੋ ਨਾਮ ਹਾਲਤ ਪਾਲਤ ਤਾਕੈ ਆਵੈ ਕਾਮ ਨਾਮ ਰਤੇ ਪ੍ਰਭ ਰੰਗ ਅਪਾਰ ਸਾਧ ਗਾਵਹਿ ਗੁਣ ਏਕ ਨਿਰੰਕਾਰ ਰਹਾਉ ਸਾਧ ਕੀ ਸੋਭਾ ਆਤਮ ਸਕੀਨੀ ਸੰਤ ਬੜਾਈ ਹਰ ਜਸ ਚੀਨੀ ਆਨੰਦ ਸੰਤਨ ਕੈ ਭਗਤ ਗੋਵਿੰਦ ਸੁਖ ਸੰਤਨ ਕੈ ਬਿਨਸੀ ਚਿੰਦ ਜਹ ਸਾਧ ਸੰਤਨ ਹੋਵਹਿ ਇਕੱਤਰ ਤਹ ਹਰ ਜਸ ਗਾਵਹਿ ਨਾਦ ਕਵਤ ਸਾਧ ਸਭਾ ਮਹਿ ਆਨੰਦ ਵਿਸਰਾਮ ਉਨ ਸੰਗ ਸੋ ਪਾਈ ਜਿਸ ਮਸਤਕ ਕਰਾਮ ਦੋਏ ਕਰ ਜੋੜ ਕਰੀ ਅਰਦਾਸ ਚਰਨ ਪਖਾਰ ਕਹਾਂ ਗੁਣਤਾਸ ਪ੍ਰਭ ਦਿਆਲ ਕਿਰਪਾਲ ਹਜੂਰ ਨਾਨਕ ਜੀਵੈ ਸੰਤਾਂ ਧੂਰ ਦੋਏ ਕਰ ਜੋੜ ਕਰੀ ਅਰਦਾਸ ਚਰਨ ਪਖਾਰ ਕਹਾਂ ਗੁਣਤਾਸ ਪ੍ਰਭ ਦਿਆਲ ਕਿਰਪਾਲ ਹਜੂਰ ਨਾਨਕ ਜੀਵੈ शांतांतूर वाहे गुरु जी का खालसा वाहे गुरु जी की फतेह। तनासरी महला पांचवा मोहे मस्कीन प्रभ नाम आधार खाटन कौ हर हर रोजगार सांचन कौ हर एको नाम हालत पालत ताके आवे काम।